ਕੁੜੀ ਨੂੰ ਜੁਜਿੱਤੇ ਹਰ ਜਾਂਦਾ ਸਿਰਾਂ ਜਾ ਤੇ ਕਿਸੇ ਮਿਰਜਾ ਕਿਸੇ ਮਜਨੂੰ ਦੇ ਬਣਾ ਉਹਦਾ ਰੱਬ ਹੀ ਰਾਖਾ ਬੇਲੀ ਉਹ ਜੋ ਪਾ ਲੈਂਦਾ ਏ ਪਾ ਸਬਰਾ ਉਹਦਾ ਰੱਬ ਹੀ ਰਾਖਾ ਬੇਲੀ ਉਹ ਜੋ ਪਾ ਲੈਂਦਾ ਏ ਪਾ ਤੋਬਾ ਤੋਬਾ ਤੋਬਾ ਇਸ਼ਕ ਸਤਾਵੇ।